ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਬੀਂਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਅਨੇਕ ਬੀਂਗ ਦਾਸ ਕੇ ਪਰ ਹਰਿਆ ਕਿਰਪਾ ਪ੍ਰਭ ਆਪਣਾ ਕਰਿਆ ਤੁਮਹੇ ਛਡਾਏ ਲਿਓ ਜਨ ਆਪਣਾ ਉਰਜ ਪਰਿਓ ਜਾਲ ਜਗ ਸੁਪਨਾ ਦੁਖ ਮਹਾਬਿਕਰਾਲਾ ਖੇਨ ਮਹ ਦੂਰ ਕੀਏ ਦਇਆਲਾ ਰੋਗ ਸੋਗ ਬਿਪਤ ਅਤ ਭਾਰੀ ਜਪਨਾਮ ਮੁਰਾਰੀ ਦ੍ਰਿਸ਼ਟ ਧਾਰਨੀ ਨੋ ਲੜ ਲਾਏ ਹਰ ਚਰਣ ਗਹੇ ਨਾਨਕ ਸਰਣਾਏ ਦ੍ਰਿਸ਼ਟ ਧਾਰਨੀ ਚਰਣ ਗਹੇ ਨਾਨਕ ਸਰਣਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਪੰਜਵਾਂ ਅਨੇਕ ਬੀਂਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ।